Hello? Who's this? Yo, it's me, Dilber. Where you guys at? We on our way. Yeah, come on. The party already started. Where you guys at? Aaj shetti karo yaar, come on. We have a party go to. Get up. Yo, Pam. We have a party go to. Let's go. Get up, bro. Another one? Yeah, get up. Let's go. ਲੱਕ ਤੇਰਾ ਪਤਲਾ ਜਿਹਾ ਜਦੋਂ ਤੁਰਦੀ ਸਤਾਰਾਂ ਵੱਲ ਖਾਵੇ ਮੋਰਨੀ ਜੀ ਤੋਰ ਕੁੜੀਏ ਹੁਣ ਮੁੰਡਿਆਂ ਨੂੰ ਹੋਸ਼ ਕਿੱਥੋਂ ਆਵੇ ਨਾਗਣੀ ਦੀ ਅੱਖ ਵਾਲੀਏ ਨੀ ਨਾਗਣੀ ਦੀ ਅੱਖ ਵਾਲੀਏ ਨੀ ਨਾਗਣੀ ਦੀ ਅੱਖ ਵਾਲੀਏ ਸਭ ਕੀਲ ਤੇ ਤੂੰ ਘਬਰੂ ਕਵਾਰੇ ਹੋ ਦਾਰੂ ਬਦਨਾਮ ਕਰਦੀ ਦਾਰੂ ਬਦਨਾਮ ਕਰਦੀ ਨਾਮ ਕਰਦੀ ਏਤਾ ਨੈਣਾ ਤੇਰਿਆਂ ਦੇ ਕਾਰੇ ਹੋ ਠੇਕਿਆਂ ਦੇ ਰਾਹ ਭੁੱਲ ਗਏ ਰਾਹ ਭੁੱਲ ਗਏ ਜਦੋਂ ਤੱਕ ਲੈ ਸ਼ਰਾਬੀ ਨੈਣ ਤੇਰੇ ਐਣਾ ਚੋਂ ਢੁੱਲੇ ਪਹਿਲੇ ਤੋੜਦੀ ਗੱਲ ਵਸ ਚ ਰਹੀ ਨਾ ਹੁਣ ਮੇਰੇ ਉਹ ਬਿਨਾਂ ਡੱਟ ਖੋਲੇ ਕੁੜੀਏ ਉਹ ਬਿਨਾਂ ਡੱਟ ਖੋਲੇ ਕੁੜੀਏ ਉਹ ਬਿਨਾਂ ਡੱਟ ਖੋਲੇ ਕੁੜੀਏ ਤੈਨੂੰ ਪੀਣ ਫਿਰਨੀ ਇੱਥੇ ਸਾਰੇ ਹੋ ਦਾਰੂ ਬਦਨਾਮ ਕਰਦੀ ਨਾਮ ਕਰਦੀ ਏ ਤਾਨਣ ਤੇਰਿਆਂ ਦੇ ਕਾਰ ਉਹ ਦਾਰੂ ਬਦਨਾਮ ਕਰਦੀ ਨਾਮ ਕਰਦੀ ਏ ਤਾਨਣ ਤੇਰਿਆਂ ਦੇ ਕਾਰੇ ਪਤਾ ਕਰੋ ਕਿਹੜੇ ਪਿੰਡ ਦੀ ਪਿੰਡ ਦੀ ਪਿੰਡ ਦੀ ਕੁੜੀ ਗਿੱਧ ਚ ਕਰਾਈ ਅਤੇ ਜਾਵੇ ਪਤਾ ਕਰੋ ਕਿਹੜੇ ਪਿੰਡ ਦੀ ਕੁੜੀ ਗਿੱਧ ਚ ਕਰਾਈ ਅਤੇ ਜਾਵੇ ਡੀਜੇ ਦਾ ਕਸੂਰ ਕੋਈ ਨਾ ਸੂਰ ਕੋਈ ਨਾ ਕੁੜੀ ਚੋਬਰਾ ਦੇ ਸੀਨੇ ਅੱਗ ਲਾਵੇ ਹੋ ਡੀਜੇ ਦਾ ਕਸੂਰ ਕੋਈ ਨਾ ਕੁੜੀ ਚੋਬਰਾ ਦੇ ਸੀਨੇ ਅੱਗ ਲਾਵੇ ਉਦਲਾ ਉੱਤੇ ਕਹਿਰ ਕਰਦੀ ਉਦਲਾ ਉੱਤੇ ਕਹਿਰ ਕਰਦੀ ਦਾਰੂ ਬਦਨਾਮ ਕਰਦੀ ਨਾਮ ਕਰਦੀ ਏ ਤਾਨਣਾ ਤੇਰਿਆਂ ਦੇ ਕਾਰ ਉਹ ਦਾਰੂ ਬਦਨਾਮ ਕਰਦੀ ਨਾਮ ਕਰਦੀ ਏ ਤਾਨਣਾ ਤੇਰਿਆਂ ਦੇ ਕਾਰੇ ਉਹ ਦਾਰੂ ਬਦਨਾਮ ਕਰਦੀ ਨਾਮ ਕਰਦੀ ਏ ਤਾਨਣਾ ਤੇਰਿਆਂ ਦੇ ਕਾਰ ਉਹ ਦਾਰੂ ਬਦਨਾਮ ਕਰਦੀ ਨਾਮ ਕਰਦੀ ਏ ਤਾਨਣਾ ਤੇਰਿਆਂ ਦੇ ਕਾਰੇ